ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਮਾਇਆ ਮੋਹ ਮਗਨ ਅੰਧਿਆਰ, ਦੇਵਨ ਹਾਰ ਨਾ ਜਾਣੈ। ਜੀਉ ਪਿੰਡ ਸਾਜ ਜਿਨ ਰਚਿਆ, ਬਲ ਆਪਣੋ ਕਰ ਮਾਨ। ਮਾਇਆ ਮੋਹ ਮਗਨ ਅੰਧਿਆਰ, ਦੇਵਨ ਹਾਰ ਨਾ ਜਾਣੈ। ਜੀਉ ਪਿੰਡ ਸਾਜ ਜਿਨ ਰਚਿਆ, ਬਲ ਆਪਣੋ ਕਰ ਮਾਨ। ਮਨ ਮੂੜੇ ਦੇਖ ਰਹੋ ਪ੍ਰਭ ਸੁਆਮੀ, ਜੋ ਕਿਛ ਕਰੈ ਸੋਈ ਸੋਈ ਜਾਣੈ। ਰਹਿ ਨਾ ਕਛੂਐ ਛਾਨੀ, ਰਹਾਉ ਜਿਹਵਾ ਸਵਾਦ ਲੋਭ ਮਦ ਮਾਤੋ। ਉਪਜੇ ਅਣਕ ਬੇਕਾਰਾ, ਬਹੁਤ ਜਨ ਜੋਨ ਪਰਮ ਤੋਂ ਦੁੱਖ ਪਾਇਆ। ਹਉ ਮੈਂ ਬੰਧਨ ਕੇ ਭਾਰਾ, ਦੇ ਕਿਬਾੜ ਅਣਕ ਪੜਦੇ ਮੈਂ, ਪਰਦਾਰਾ ਸੰਗ ਫਾਕੈ। ਚਿੱਤਰ ਗੁਪਤ ਜਬ ਲੇਖਾ ਮੰਗ, ਤਬ ਕੌਣ ਪੜਦਾ ਤੇਰਾ ਢਕ। ਦੀਨ ਦਇਆਲ ਪੂਰਨ ਦੁੱਖ ਭੰਜਨ, ਤੁਮ ਦਿਨ ਓਟ ਨਾ ਕਾਈ। ਕਾਡ ਲੇਹੋ ਸੰਸਾਰ ਸਾਗਰ ਮੈਂ, ਨਾਨਕ ਪ੍ਰਭ ਸਰਣਾਈ। ਦੀਨ ਦਇਆਲ ਪੂਰਨ ਦੁੱਖ ਭੰਜਨ, ਤੁਮ ਬਿਨ ਓਟ ਨਾ ਕਾਈ। ਕਾਢ ਲਿਓ ਸੰਸਾਰ ਸਾਗਰ ਮੈਂ, ਨਾਨਕ ਪ੍ਰਭ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਮਾਇਆ ਮੋਹ ਮਗਨ ਅੰਧਿਆਰ, देवन हार ना जाने, जियो पिंड साज जिन रचिया, बाल अपनो कर माने।